aquí. A este aquí. One, one, go, go, go. Swing, swing, chicken, swing, swing. Butter chicken, butter naan. Tan dina duri kar soni sade naan. Dudh naalo gora rang makhne kamaal. Bhul jaama main sab fikr tere naal. Sab fikr tere naal. Butter chicken, butter naan. Tan dina duri kar soni sade naal. Dudh naalo gora rang makhne kamaal. Bhul jaama main sab fikr tere naal. Butter chicken, butter naan. ਦਾਣਾ ਪਾਣੀ ਚੱਲਦਾ ਏ ਦਾਣਾ ਪਾਣੀ ਮਾਲੇ ਆਇਆ ਲੱਗਦਾ ਇਸਲਾਮਾਬਾਦੀ ਛੋਟੇ ਛੋਟੇ ਮੁੰਡੇ ਪਰ ਵੱਡੀ ਵੱਡੀ ਗਾੜੀ ਲੱਗੀ ਜਾਂਦੇ ਜਿੱਥੇ ਸਾਡੀ ਲੱਗੀ ਜਾਰੀ ਫੇਸ ਮੈਂ ਕਰਾਂ ਨਾ ਚੇਂਜ ਸੇਮ ਮੈਂ ਪੜਾਂਗਾ ਪੇਜ ਜੋ ਤੂੰ ਕਹੇਂਗੀ ਸੋਹਣੀ ਮੈਂ ਲਿਆ ਦੂੰਗਾ ਤੈਨੂੰ ਕਮਾ ਦੂੰਗਾ ਦੇਸ਼ ਮੈਨੂੰ ਤੂੰ ਲੈ ਲੈ ਨਹੀਂ ਸੀਰੀਅਸਲੀ ਪਾਵਾਂ ਔਰ ਬਲੈਕ ਮੈਂ ਸੀਰੀਅਸਲੀ ਮੁੰਡਾ ਤੇ ਜਿੰਦਾ ਨੋਟੋਰੀਅਸਲੀ ਫਲੋ ਕਰਾਂ ਸਿਫਟ ਮੈਨੂੰ ਪਸੰਦ ਹੈ ਬੋਰੀਅਤ ਨਹੀਂ ਜਿੱਥੇ ਮੈਂ ਦੇਖਾਂ ਵੇ ਦੇਖੇ ਕੈਸ਼ ਮਨੀ ਜਿਵੇਂ ਮੈਂ ਬੇਬੀਆਂ ਕਰਕੇ ਚਾਹੇ ਤੂੰ ਹੋਵੇਂ ਕਿਸੇ ਦੀ ਵੀ ਕਾਲੋਂ ਤਾਂ ਛੱਡੂਗਾ ਮੇਰੀ ਬਣਾ ਕੇ ਚੁੱਪ ਕਰ ਡ੍ਰੌਪ ਕਰ ਸ਼ੇਕ ਕਰ ਤੂੰ ਪ੍ਰੋਪਰ ਬਿਲੋ ਹੈ ਵਿਗੜੀ ਵਿਗੜੀ ਕਦੇ ਹੁੰਦੀ ਸੀਗੀ ਟੋਪਰ ਸਦਾ ਰਹੇਗੀ ਟੋਪ ਤੇ ਜ਼ਿੰਦਗੀ ਚੱਲਦੀ ਸ਼ੌਕ ਤੇ ਭੱਜਦੇ ਹੋਏ ਹਨ ਗੱਡੀ ਦੇ ਪਿੱਛੇ ਜਦ ਰੁੱਖ ਤਾਂ ਸਾਲੇ ਨਹੀਂ ਪਹੁੰਚਦੇ ਅਲੀ ਕਹਦਾ ਸਵੈਗ ਸਵੈਗ ਵੈਰੀ ਵੇ ਹੋ ਜਾਵੇ ਬੈਕ ਬੈਕ ਜੇ ਗੱਲ ਕਰਨੀ ਸਨੈਪਚੈਟ ਸਕਰੀਨਸ਼ਾਟ ਦੇ ਵੇ ਕੈਟ ਟ੍ਰੈਕ ਬਟਰ ਚਿਕਨ ਬਟਰ ਨਾਨ ਤਨ ਦੀ ਨਾ ਦੂਰੀ ਕਰ ਸੋਹਣੀ ਸਾਡੇ ਨਾਲ ਦੁੱਧ ਨਾਲੋਂ ਗੋਰਾ ਰੰਗ ਮੱਖਣ ਕਮਾਲ ਪਿੰਡ ਜਾਵਾਂ ਮੈਂ ਸਭ ਫਿਕਰ ਤੇਰੇ ਨਾਲ ਸਭ ਫਿਕਰ ਤੇਰੇ ਨਾਲ ਬਟਰ ਚਿਕਨ ਬਟਰ ਨਾਨ ਤਨ ਦੀ ਨਾ ਦੂਰੀ ਕਰ ਸੋਹਣੀ ਸਾਡੇ ਨਾਲ ਦੁੱਧ ਨਾਲੋਂ ਗੋਰਾ ਰੰਗ ਮੱਖਣ ਕਮਾਲ ਪਿੰਡ ਜਾਵਾਂ ਮੈਂ ਸਭ ਕਾਲੇ ਮੇਰੇ ਡਾਇਮੰਡ ਖਟ ਖਟ ਵੀਲ ਨੇ ਅੱਧੀ ਜ਼ਿੰਦਗੀ ਐ ਕੜਾਤੀ ਸਾਲੀ ਫੀਲ ਨੇ ਬੈਲਵੇਡੇ ਜੈਕ ਡੈਨੀਅਲ ਕੀ ਸੀਨ ਹੈ ਸਵਰਗ ਤਾਂ ਨਹੀਂ ਹੈਗਾ ਸਾਲਾ ਹੁੰਦਾ ਨਹੀਂ ਯਕੀਨ ਹੈ ਸੋਹਣੀ ਕਰ ਡੀਐਮ ਚੰਗੀ ਲੱਗੇ ਮੈਨੂੰ ਸਿੱਧੀ ਗੱਲ ਰੈਪ ਗੇਮ ਮੇਰੇ ਕਾਰਨ ਹੋਈ ਜਾਵੇ ਨਿੱਗੀ ਚੱਲ ਨਿਕਲ ਹੁਣ ਉਰੋਂ ਉੱਤੇ ਥੱਲੇ ਹੋ ਕੇ ਲੋਕਾਂ ਦੇ ਪਾਲਦੇ ਆ ਗੋਡੇ ਸਾਡੀ ਜੁੱਤੀਆਂ ਦੀ ਨੁੱਕਾਂ ਤੇ tap out to an out boy this is jaga kade pre wedding clown boy jimme america main drop kara bomb hasil kar lunga sab kuch main sabr naal main kya but chicken but naan tan di na duri kar soni sade naal dudh naalo gora rang makhan kamal bhul jaama main sab fikr tere naal sab fikr tere naal but chicken but naan tan di na duri kar soni sade naal dudh naalo gora ਰੰਗ ਮੱਖਣ ਕਮਾਲ ਭੁੱਲ ਜਾਵਾਂ ਮੈਂ ਸਭ ਫਿਕਰ ਤੇਰੇ ਨਾਲ ਬਟ ਚਿਕਨ ਬਟਨ ਨਾਲ ਸਭ ਕੁਝ ਵਾਹ ਡਬਲ ਕੇ ਵਾਹ